ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਕਿਸਮਤ ਬਦਲਦੀ ਵੇਖੀ ਮੈਂ ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਸਭ ਕੁਝ ਬਦਲ ਗਿਆ ਮੇਰਾ ਸਭ ਕੁਝ ਬਦਲ ਗਿਆ ਮੇਰਾ ਚੱਲ ਚੱਲ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ ਇਹ ਚੱਕ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਤੂੰ ਆਖਰੀ ਉਮੀਦ ਮੇਰੀ ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ ਜਾਨੀ ਲੁੱਟ ਕਿਤੇ ਜਾਵੀ ਨਾ ਤੂੰ ਆਖਰੀ ਉਮੀਦ ਮੇਰੀ ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ ਜਾਨੀ ਲੁੱਟ ਕਿਤੇ ਜਾਵੀ ਨਾ ਮੈਂ ਝੂਠ ਬਦਲਦਾ ਵੇਖਿਆ ਮੈਂ ਸੱਚ ਬਦਲਦਾ ਵੇਖਿਆ ਮੈਂ ਬਦਲਦੇ ਪੱਥਰ ਵੇਖੇ ਨੇ ਮੈਂ ਕੱਚ ਬਦਲਦਾ ਵੇਖਿਆ ਸਭ ਕੁਝ ਬਦਲ ਗਿਆ ਮੇਰਾ ਸਭ ਕੁਝ ਬਦਲ ਗਿਆ ਮੇਰਾ ਚੱਲ ਚੱਲ ਹੀ ਜਾਵਾਂਗੀ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ ਇਹ ਚੱਕ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖਿਆ ਲੋੜ ਨਹੀਂ ਏ ਹੁਣ ਮੇਰੀ ਮੂੰਹ ਤੇ ਮੇਰੇ ਬੋਲਵੇ ਮੰਗ ਨਾ ਸਲਾਹਾਂ ਜਾ ਕੇ ਪਰ ਲੋਕਾਂ ਕੋਲ ਵੇ ਜੇ ਦੇਣਾ ਏ ਤੇ ਦਿਲ ਨਾਲ ਸਾਥ ਦੇਵੀ ਮੇਰਾ ਤੂੰ ਜੇ ਰੋਲਣਾ ਵੀ ਏ ਤੇ ਫਿਰ ਚੰਗੀ ਤਰ੍ਹਾਂ ਰੋਲਵੇ ਮੈਂ ਚੰਨ ਬਦਲਦਾ ਵੇਖਿਆ ਤਾਰੇ ਬਦਲਦੇ ਵੇਖੇ ਮੈਂ ਹਾਏ ਲੋੜ ਪੈਣ ਤੇ ਦੁਨੀਆਂ ਚ ਸਾਰੇ ਬਦਲਦੇ ਵੇਖੇ ਮੈਂ ਸਭ ਕੁਝ ਬਦਲ ਗਿਆ ਮੇਰਾ ਸਭ ਕੁਝ ਬਦਲ ਗਿਆ ਮੇਰਾ ਚੱਲ ਚੱਲ ਹੀ ਜਾਵਾਂਗੀ।